ਜਾਣਦੇ ਸਾਨੂੰ ਨਹੀਂ ਉਹ ਜਾਣਦੇ ਨਹੀਂ ਉਹ ਜਾਣਦੇ ਸਾਰਾ ਉਹ ਜਾਣਦੇ ਸਾਰੇ ਯਾਰ ਮੇਰੇ ਨਾਲ ਵੇਲੀਆਂ ਦੀ ਚਾਲ ਮੈਨੂੰ ਨਹੀਂ ਚਾਹੀਦੇ ਬੋਡੀਗਾਰਡ ਅਸੀਂ ਨਹੀਂ ਹੈਗੇ ਕੋਈ ਸਟਾਰ ਅਸੀਂ ਬਸ ਲਾਉਂਦੇ ਜਗਾੜ ਕਦੀ ਨਾ ਹੋਈ ਮੇਰੀ ਹਾਰ 24 ਘੰਟੇ ਅਸੀਂ ਰਹਿੰਦੇ ਤਿਆਰ ਬਾਲਾ ਨਾ ਬੇਲੋ ਤੂੰ ਬੋਲ ਮੈਨੂੰ ਕਰਤਾ ਬੋਰ ਮੈਂ ਹੈਗਾ ਨਹੀਂ ਉਹ ਆਸ਼ਿਕ ਤੂੰ ਕਰਨਾ ਡਾਈ ਮੈਂ NRI ਜਸਟ ਕੈਨ ਸਪਿਟ ਦੈਟ ਟਾਕਸਿਕ ਪਤੇ ਨਾ ਕਿਸ ਕੋ ਡਰੇ ਹੋ ਜਾ ਤੂੰ ਮੇਰੇ ਤੋਂ ਪਰੇ Nike ਦੇ ਬੂਟ ਮੇਰੇ ਨਵੇਂ ਕੰਮ ਮੇਂ ਡੋਕੜੀ ਦਵੇ I step in the place, I was rapping the bay While you checking my face, we get ignorant My homies don't play, I'm just keeping it straight Y'all get the fuck out my business Naked and famous, I'm getting so anxious I'm so close to make it, I know it I ain't got no feelings, I'm breaking glass ceilings And I ain't trying to stay below it I don't need your prize, cause the ball I don't drop Homie, we doing it major I'm fresh off a flight, my circle is tight I'm on my worst behavior Boy, you don't know me like that Take a trip to UK, tell them I'll be right back Nay yo John, sorry y'all, made it not Nay yo John, dude And we bung all Elina Nay yo John, dude Jory can't take a room bar Nay yo John, dude Made it not, Zuni not Nay yo John, dude Nay yo John, dude Sanu Nay yo John, dude Nay yo John, dude Sanu Nay yo John, dude Nay yo John, dude Sanu Nay yo John, dude ਰਾਤ ਤੇ ਗੰਦ ਪਾਉਣਾ ਅੱਜ ਰਾਤ ਤੇ ਗੰਦ ਪਾਉਣਾ ਲੋਕੀ ਪੁੱਛਦੇ ਓ ਮੁੰਡਾ ਕਾਣਾ ਲੋਕੀ ਪੁੱਛਦੇ ਓ ਮੁੰਡਾ ਕਾਣਾ ਵੇਖ ਮੇਰੀ ਸਰਦਾਰੀ ਟਾਪ ਲੋਕਾਂ ਨਾਲ ਯਾਰੀ ਟਾਪ ਮਾਡਲ ਦੀ ਨਾਰੀ ਤੇਰੀ ਲੱਗਦੀ ਬਚਾਰੀ Talk to me like you know me Don't talk about how we homies My clique full of my brothers You get ex like my old lovers Sotya na yara sanu janda nahi Sab kush aanda par haarna nahi Singhan di kiti kadar nahi Par main industry badal di Jazzy the couple to give me the zeus Work with them all, be the who with the new Used to work at the mall, taking no breaks at all Now I'm hitting the stage with the mic and the shawl Tell the DJ don't stall, I got women on call We don't get in no bras, we just killing them off What I did, they can't do, they just watching my moves I ain't talking to you, that's you talking at Lou Boy, we out here flexing, do it look like we be stressing Toronto in the Westin, in the Bay, I'm stack rapping Get to stepping, cause you don't know me like that Take a trip to Punjab, you know I'll be right back Neo John, sorry, y'all, made it not Neo John, dude And we bung all Elina Neo John, dude Joey can't take a room bar Neo John, dude Made it not, Zuni not Neo John, dude ਸਾਨੂੰ ਨਹੀਂ ਉਹ ਜਾਣਦੇ ਨਹੀਂ ਉਹ ਜਾਣਦੇ ਸਾਨੂੰ ਨਹੀਂ ਉਹ ਜਾਣਦੇ ਨਹੀਂ ਉਹ ਜਾਣਦੇ ਸਾਨੂੰ